ਮੁੰਡਾ ਕੁੜੀ ਨਾ ਪੱਟਾ ਹੀ ਜਾਂਦਾ ਹੈ ਮੁੰਡਾ ਕੁੜੀ ਨਾ ਪੱਟਾ ਹੀ ਜਾਂਦਾ ਹੈ ਓ ਮੇਰੀ ਕੋਮਲ ਬਿੰਦੀ ਪੱਟਣੀ ਪੱਟਾ ਹੀ ਜਾਂਦਾ ਹੈ ਓ ਮੇਰੀ ਕੋਮਲ ਬਿੰਦੀ ਪੱਟਣੀ ਪੱਟਾ ਹੀ ਜਾਂਦਾ ਹੈ ਘਰ ਵਾਲੋ ਕੋ ਨਹੀਂ ਖਬਰ ਦਿਲ ਜਵਾਨੀ ਕਮਰ ਕਮਰ ਲੁਚ ਗਈ ਹੈ ਦਿਲ ਇਧਰ।